प्यारे पंजाबी श्रोताओ, मैनू तुहानू यह दसदियां बहुत ही खुशी महसूस हो रही है कि मैं यानी कि मुहम्मद सदीक अते जनक शर्मीला जी बड़े चिर मगरों यानी 20 साल मगरों तुहाडी सेवा दे विच गीतां दा एक खूबसूरत गुलदस्ता लैके हाजिर होए हैं। नाल साडे बीबी सुखजीत कौर है, गीत पेश करन लगे हैं। पुराने जमाने की गल है, गभरू अपने सहुरे पिंड तो अपने घरवाली नूं नाल लैके खेतां दी डंडी डंडी तुरिया आ रहा, अपने सिर ते ट्रंक चक्या होया, उहदे कच्छे पोटली दित्ती हुई है, छेती छेती पड़ंगा पटदा वी सूरज डुबण तो पहला घर पहुँच जावा। घरवाली थक के चूर होई पई है, हाक मार के कहिंदी जी मेरी एक मिनट गल सुन, सिगर दुपहरा सिर ते है, कहाँ अख निकलदी है, देख मुड़के नाल मेरा मंदा हाल है, थक के चूर होए पए आ, आ तूतां दी छां देख किन्नी संघणी है, दो कड़ी बह जा आराम नाल गल्लां कर लईए, प्यार दीआं गल्लां कर लईए। जदों मैं सहुरे घर पहुँच गई, उत्थों तां मैनूं चुल्हे चौंके तों वेल ही नहीं मिलना ते ना ही सस ने चौंके तों मैनूं उत्तर नहीं देना। गभरू कहिंदा नहीं नहीं, रस्ते विच प्यार व्यार दीआं गल्लां नहीं करदियां, घर चल के जिहड़ी डंझ लाउणी ला ली, चल उठ सुणना गौर नाल उह की कहिंदा, उह की जवाब दिंदी है। ਬਿਲੰਗੀ ਤੂੰ ਬੇਰੀਆਂ ਬਿਲੰਗੀ, ਇੱਕ ਕਰਾਂ ਬਿਲੰਗੀ ਨੀ ਤੂੰ ਬੇਰੀਆਂ ਬਿਲੰਗੀ, ਹਾਏ ਟਿੱਕਰਾਂ ਬਿਲੰਗੀ ਤੂੰ ਬੇਰੀਆਂ ਬਿਲੰਗੀ, ਟਿੱਕਰਾਂ ਬਿਲੰਗੀ ਨੀ ਤੂੰ ਬੇਰੀਆਂ ਬਿਲੰਗੀ, ਬਸ ਲੰਘਣੇ ਰਹਿ ਗਏ ਰਿੰਡਨੀ, ਲੰਘਣੇ ਰਹਿ ਗਏ ਰਿੰਡਨੀ, ਹੋ ਨੇੜੇ ਆ ਗਿਆ ਹਾਨਣੇ, ਆਓ ਤੇਰੇ ਸਹੁਰਿਆਂ ਦਾ ਪਿੰਡ ਨੀ, ਹੋ ਨੇੜੇ ਆ ਗਿਆ ਹਾਨਣੇ, ਤੇਰੇ ਸਹੁਰਿਆਂ ਦਾ ਪਿੰਡ ਨੀ, ਉਹ ਨੇੜੇ ਆ ਗਿਆ ਹਾਨਣੇ। ਕਿੱਕਰਾਂ ਵੀ ਲੰਘੀ ਮੈਂ ਬੇਰੀਆਂ ਵੀ ਲੰਘੀ, ਕਿੱਕਰਾਂ ਵੀ ਲੰਘੀ ਵੇ ਮੈਂ ਬੇਰੀਆਂ ਵੀ ਲੰਘੀ, ਕਿੱਕਰ ਵੀ ਤੋਂ ਵੀ ਪਰਿਆ ਨੀ ਪਾਣੀ, ਮੇਰੇ ਬੇਬੇ ਕੋਲੋਂ ਪੁੱਛ ਲਈ ਬੇਸ਼ੱਕ ਵੇ, ਹੁਣ ਦੁੱਖ ਦਾ ਹਾਣੀਆਂ, ਬੜਾ ਹੀ ਮਲੂਕ ਮੇਰਾ ਲੱਕ ਵੇ, ਹੁਣ ਦੁੱਖ ਦਾ ਹਾਣੀਆਂ, ਬੜਾ ਹੀ ਮਲੂਕ ਮੇਰਾ ਲੱਕ ਵੇ, ਹੁਣ ਦੁੱਖ ਦਾ ਪਤੇਰੇ ਧੁੱਪਾਂ ਦਾ ਹੰਕਾਰ ਨੀ, ਖੇਤਾਂ ਦੀਆਂ ਡੰਡੀਆਂ ਤੇ ਤੂਰ ਦੀ ਰਕਾਨੇ, ਖੇਤਾਂ ਦੀਆਂ ਡੰਡੀਆਂ ਤੇ ਤੂਰ ਦੀ ਰਕਾਨੇ, ਨੀ ਤੂੰ ਇੰਨ ਬਿੰਦ ਜਾਪਦੀ ਪਰਿੰਡਣੀ, ਨੇੜੇ ਆ ਗਿਆ ਹਾਨਣੇ, ਆਓ ਤੇਰੇ ਸਹੁਰਿਆਂ ਦਾ ਪਿੰਡ ਨੀ, ਉਹ ਨੇੜੇ ਆ ਗਿਆ ਹਾਨਣੇ, ਆਓ ਤੇਰੇ ਸਹੁਰਿਆਂ ਦਾ ਪਿੰਡ ਨੀ, ਨੇੜੇ ਆ ਗਿਆ ਹਾਨਣੇ। ਆਓ ਤੇਰੇ ਸਹੁਰਿਆਂ ਦਾ ਪਿੰਡ ਨੀ, ਨੇੜੇ ਆ ਗਿਆ ਹਾਨਣੇ।